ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ, ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ, ਸਾਸ ਮਨ ਨਾਮ ਸਮਾਰ, ਇਹੋ ਬਿਸਰਾਮ ਨਿਧ ਪਾਈ। ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸਮਾਰ, ਇਹੋ ਬਿਸਰਾਮ ਨਿਧ ਪਾਈ। ਤੁਮ ਕਰਹੁ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ, ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨਸ ਜਾਏ ਭਰਮਾਈ, ਆਨੰਦ ਰੂਪ ਰਵਿਉ ਸਭ ਮੱਧੇ, ਜਤ ਕਤ ਪੇਖੋ ਜਾਈ, ਤੁਮ ਦਇਆਲ ਕਿਰਪਾਲ ਕਿਰਪਾ ਨਿਧ, ਪਾਤਿਤ ਪਾਵਨ ਗੋਸਾਈ, ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ, ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਪਾਈ, ਨਾਮ ਜਪਤ ਕ੍ਰਿਸ਼ਨ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ, ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕੈ ਮਨ ਪਾਈ, ਨਾਮ ਜਪਤ ਕ੍ਰਿਸ਼ਨ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ, ਪਾਣੀ ਪੱਖਾ ਪੀਸੋ ਸੰਤ ਆਗੈ, ਗੁਣ ਗੋਬਿੰਦ ਜਸ ਗਾਈ, ਸਾਸ ਸਾਸ ਮਨ ਨਾਮ ਸਮਾਰੈ, ਇਹੋ ਬਿਸਰਾਮ ਨਿਧ ਪਾਈ।